ਦੀਆਂ ਫੋਨ ਪੱਟ ਹੋਣੀਏ ਹਰ ਵੇਰੀ ਆਉਂਦਾ ਅਨਨੋਨ ਪੱਟ ਹੋਣੀਏ ਬਿੰਦੇ ਚੱਟੇ ਕਰ ਦੀਆਂ ਫੋਨ ਪੱਟ ਹੋਣੀਏ ਹਰ ਵੇਰੀ ਆਉਂਦਾ ਅਨਨੋਨ ਪੱਟ ਹੋਣੀਏ ਨੀ ਤੂੰ ਭਾਲੇ ਕੰਨ ਸੋਹਾਂ ਜੱਟ ਤੋਂ ਕਦੇ ਠੇਕੇ ਕਦੇ ਠਾਣੇ ਬੱਲੀਏ ਰਹਿਣਾ ਚਾਹੀਦਾ ਜ਼ਰੂਰ।